ਸੱਚੀ ਮੈਨੂੰ ਵੀ ਨੀ ਪਤਾ ਕਿੱਦਾਂ ਹਾਏ ਭੁੱਲ ਗਈ ਦੁੱਲ ਗਈ ਉਹਨੇ ਤੱਕਿਆ ਹੀ ਮੇਰੇ ਵੱਲ ਆਏ ਹੱਸਿਆ ਮਰ ਗਈ ਉਹਨੂੰ ਦਿਲ ਦੇ ਕੇ ਆ ਗਈ ਉਸ ਥਾਂ ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨੀ ਪਤਾ ਕਿੱਦਾਂ ਹਾਏ ਪਤਾ ਹੀ ਨੀ ਲੱਗਿਆ ਉਹ ਕਦੋਂ ਅੱਗੇ ਵਧਿਆ ਤੇ ਸੰਗਦੀ ਨੂੰ ਮੈਨੂੰ ਬੱਬ ਚੱਕਣਾ ਪਿਆ ਨੀ ਸੱਚੀ ਕਿਵੇਂ ਉਹ ਜੀ ਹਾਲ ਮੇਰਾ ਪੁੱਛਿਆ ਪਿਆਰ ਨਾਲ ਚੰਦਰੇ ਦਾ ਮਾਣ ਮੈਨੂੰ ਰੱਖਣਾ ਪਿਆ ਨੀ ਦੇ ਗਿਆ ਪਰਚੀ ਤੇ ਨੰਬਰ ਦੇ ਪਿੱਛੇ ਦੋਹੇ ਨਾਏ ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨੀ ਪਤਾ ਕਿੱਦਾਂ ਹਾਏ ਭੁੱਲ ਗਈ ਦੁੱਲ ਗਈ ਉਹਨੇ ਤੱਕਿਆ ਹੀ ਮੇਰੇ ਵੱਲ ਆਏ ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨੀ ਪਤਾ ਕਿੱਦਾਂ ਹਾਏ ਭਿੱਜ ਗਈ ਮੈਂ ਦੀਦੀ ਉਹਦੀ ਨੇ ਕਿਲ ਲਿਆ ਮੈਨੂੰ ਸਣੇ ਕਿਤਾਬਾਂ ਡਿੱਗ ਗਈ ਮੈਂ ਸ਼ਿਕਾਂ ਡੰਗਲੀ ਫੇਰ ਦੱਸੋ ਕੁੜੀ ਕਿੱਥੇ ਜਾਏ ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨੀ ਪਤਾ ਕਿੱਦਾਂ ਹਾਏ ਅੱਜ ਨੀ ਲੱਗਿਆ ਪਹਿਲਾਂ ਤਾਂ ਬਹਾਨੇ ਬੜੇ ਲਾਏ ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨੀ ਪਤਾ ਕਿੱਦਾਂ ਹਾਏ ਗਾਣੇ ਲਿਖੀ ਜਾਏ ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨੀ ਪਤਾ ਕਿੱਦਾਂ ਹਾਏ ਭੁੱਲ ਗਈ ਦੁੱਲ ਗਈ ਉਹਨੇ ਤੱਕਿਆ ਹੀ ਮੇਰੇ ਵੱਲ ਆਏ ਹੋ ਗਿਆ ਪਿਆਰ ਨੀ